Prince D. ਦਾਨੀ ਬੋਤਲਾਂ ਮਕਾਉਣ ਨੂੰ ਚਿੱਤ ਕਰੀ ਜਾਵੇ ਸਾਡਾ ਪੈਗ ਲਾਉਣ ਨੂੰ ਟਾਈਮ ਲੱਗੇ ਦਾਨੀ ਬੋਤਲਾਂ ਮਕਾਉਣ ਨੂੰ ਮੇਰੀ ਕਾਰ ਖਾ ਕੇ ਨਾਗਣੀ ਬਲੈਕ ਅੱਖਾਂ ਕਰਦੀਆਂ ਵਾਰ ਯਾਦ ਆਉਂਦੇ ਮੈਨੂੰ ਬਿੱਲੋ ਤੇਰੇ ਕੋਲ ਤੇ ਕਰਾਰ ਜਿਹੜੇ ਪਿਆਰ ਵਿੱਚ ਲੰਘੇ ਬਿੱਲੋ ਪੂਰੇ ਤਿੰਨ ਸਾਲ ਕਰਾਂਗਾ ਹੁਣ ਮੈਂ ਆਪਣੇ ਸ਼ਬਦਾਂ ਦੇ ਵਾਰ ਦੇਖੋ ਬਲੈਕ ਸ਼ਾਮੀ ਚੱਲਦੀ ਬਲੈਕ ਡੌਗੀ।